ਪਹਿਲਾਂ ਤੋਂ ਹੀ ਦਿੱਲੀ ਨਹੀਂ ਪੰਜਾਬ ਦੇ ਵੱਲ ਦਾ ਸੀ ਬਲੈਕ ਐਂਡ ਵਾਈਟ ਟੀਵੀ ਤੇ ਜਲੰਧਰ ਚੱਲਦਾ ਸੀ ਮੈਂ ਪਹਿਲਾਂ ਤੋਂ ਹੀ ਦਿੱਲੀ ਨਹੀਂ ਪੰਜਾਬ ਦੇ ਵੱਲ ਦਾ ਸੀ ਬਲੈਕ ਐਂਡ ਵਾਈਟ ਟੀਵੀ ਤੇ ਜਲੰਧਰ ਚੱਲਦਾ ਸੀ ਜਿਹਦੇ ਉੱਤੇ ਦੇਖੀ ਮੂਵੀ ਚੰਨ ਪਰਦੇਸੀ ਸੀ ਉਹ ਮਿੱਤਰੋ ਚੰਨ ਪਰਦੇਸੀ ਸੀ ਬਈ ਯਾਰਾਂ ਦਾ ਏਸੀ ਸੀ ਤੇ ਔਰ ਤੋਂ ਪਹਿਲਾਂ